ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪਹਿਲਾ ਗੁਣ ਰਵੈ ਮਨ ਪਾਵੈ ਸੋਈ ਗੁਰ ਕੀ ਪੌੜੀ ਸੱਚ ਕੀ ਸੱਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੈ ਸੁਖ ਹੋਈ ਸੁਖ ਸਹਿਜ ਆਵੈ ਸਾਚ ਪਾਵੈ ਸਾਚ ਕੀ ਮਤ ਕਿਉਂ ਟਲੈ ਇਸ ਨਾਨ ਦਾਨ ਸੋ ਗਿਆਨ ਮੱਜਨ ਆਪ ਅਛਲਿਓ ਕਿਉਂ ਛਲੈ ਪਰ ਪੰਚ ਮੋਹ ਵਿਕਾਰ ਥੱਕ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਪਾਵੈ ਸੋਈ ਸਾਹਿਬ ਸੋ ਸਾਲਾਹੀਐ ਜਿਨ ਕਾਰਣ ਕੀਆ ਮਨ ਮੈਲਿਆ ਜਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਨੜਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੈ ਲਾਇਆ ਇਸ ਨਾਲ ਗੁਣ ਗਾਵਾ ਜਿਸ ਭਾਵਾ ਕਿਉਂ ਮਿਲੈ ਹੋਏ ਪਰਾਇਆ ਸਾਹਿਬ ਸੋ ਸਾਲਾਹੀਐ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਪੂਨਾਇਕੋ ਆਪ ਸਿਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣ ਯਾਰੇ ਤੂੰ ਸੁਣ ਪਿਆਰੇ ਤੁਧ ਪਾਵੈ ਸੱਚ ਸੋਈ ਆਵਣ ਜਾਣਾ ਨਾਥੀਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਫਿਰ ਪਾਵੈ ਸਮਝੈ ਸੂਝੈ ਜਾਣੀਐ ਆਪ ਜਾਣਾਵੈ ਮਾਰਗ ਪਾਵੈ ਆਪੇ ਮਨੁਆ ਲੇਵੈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਪੇਵੈ ਤੰਤ ਮੰਤ ਪਾਖੰਡ ਨ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਝੈ ਗੁਰ ਸਭ ਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ पूजा नाम साचा पाया आप साजे थाप वेखै तिस पाड़ा पाया साजन रंग रंगीलड़े रंग लाल बनाया अंदा आगू जे थी क्यों पादर जाना आप सहमत होछिया क्यों राहो पछाण क्यों राहे जावे महल पावे अंध की मत अंदली वेण नाम हर के कछ न सूज अंध बुढ़ा संदली दिन रात चानण चाओ उपजय शब्द गुर का मन वसै कर जोड़ गुर पह कर विनंती राह पादर गुर दसै मन पर देसी जे थिया सब देश पराया इस पह खोलो गंठड़ी दुखी पारे आया दुखी पारे आया जगत सवाया कौन जाने विद मेरिया आवड़े जावड़े खरे डरावड़े टूट न आवे फेरिया नाम विहूणे सुनाया मन पर देसी जेठी है सब देश पराया गोर महली कार आपने सो भरपुर लीना सेवक सेवा ता करे सच शब्द पतीना सब दे पतीज अंको पीज सो महल महला अंतरे आप करता करे सोई प्रभ आपे अंत निरंतरे गुर शब्द मिला ता सोहेला बाजंत अनहद वीणा गुर महली कर आपने तो भरपुर लीना किता क्या साला ही है कर वेख सोई ताकि कीमत ना पवे जे लोच कोई कीमत सो पावे आप जड़ावे आप अफुल न फुलाए जय जयकार करहि तुद पावे गुर के शब्द अमुल्लाए हीड़ो नीच करो बेनंती साज न छोड़ो पाई नानक जिन कर देखिया देवे मत साई हीड़ो नीच करो बेनंती साज न छोड़ो पाई नानक जिन कर देखिया देवे मत साई वाहे गुरु जी का खालसा वाहे गुरु जी की फतेह सोही महला पहला मेरा मन राता गुण रवे मन भावे सोई गुर की पावड़ी साच की साचा सुख होई।